ਓ ਸੀ ਨੱਟੀ ਉੱਤੇ ਪਾਉਣ ਲੱਗਾ ਮਾੜੀ ਮੋਟੀ ਕਲਾ ਸੀ ਜੋ ਲੋਕਾਂ ਨੂੰ ਵਿਖਾਉਣ ਲੱਗਾ ਪੂਰਾ ਪੂਰਾ ਰੱਬ ਦਾ ਜਿਨ੍ਹਾਂ ਨੇ